Yeah, Royal Music Gang, DJ Jundle. Las Vegas, just under. What happens in Vegas, stays in Vegas. ਮਿੱਤਰਾਂ ਦਾ ਜੇਲ ਵਿੱਚ ਰੋਜ ਆਉਣਾ ਜਾਣਾ ਮਾਰਦੇ ਜ਼ਲੂਡ ਸਾਨੂੰ ਚੀਫਿਆਂ ਤੇ ਥਾਣਾ ਮਾਫੀਆ ਵੀ ਕੋੜੇ ਸਾਨੂੰ ਨੀਵੇਂ ਹੋ ਕੇ ਤੱਕਦੇ ਭੱਜ ਭੱਜ ਕਹਿੰਦੇ ਸਾਲੇ ਬੋਲਦੇ ਨੀ ਥੱਕਦੇ ਜੰਗਿਸ ਖਾਨ ਮਿੱਤਰਾਂ ਦਾ ਜੇਲ ਵਿੱਚ ਰੋਜ ਆਉਣਾ ਜਾਣਾ ਮਾਰਦੇ ਜ਼ਲੂਡ ਸਾਨੂੰ ਚੀਫਿਆਂ ਤੇ ਥਾਣਾ ਮਾਫੀਆ ਵੀ ਕੋੜੇ ਸਾਨੂੰ ਨੀਵੇਂ ਹੋ ਕੇ ਤੱਕਦੇ ਭੱਜ ਭੱਜ ਕਹਿੰਦੇ ਸਾਲੇ ਬੋਲਦੇ ਨੀ ਥੱਕਦੇ ਇੱਕ ਦੋ ਨਾ ਯਾਰੀ ਲਾ ਕੇ ਪਿੱਛੇ ਹਟ ਜੀ ਇੱਕ ਤੂੰ ਨਾ ਯਾਰੀ ਲਾਗੇ ਪਿੱਛੇ ਹਟ ਜੀ ਮੈਂ ਮੁੱਲ ਪਾ ਦੂੰ ਤੇਰੀ ਤੋਦਾ ਦੀਪ ਜਾਨੂ ਮੈਂ ਦਾਰੀ ਵੇਲੀ ਅੱਜ ਨਾ ਬੋਲਦਾ ਤੇਰੇ ਪਿੱਛੇ ਲੜਦੇ ਤਾਂ ਬੋਲਦਾ ਮੈਂ ਦਾਰੀ ਵੇਲੀ ਅੱਜ ਨਾ ਬੋਲਦਾ ਤੇਰੇ ਪਿੱਛੇ ਲੜਦੇ ਤਾਂ ਬੋਲਦਾ We getting money when you see the dice roll now We make bread when the cards flip We seeing bubbles when the bottles pop now You can see us on the whole strip We don't live a sip, we drink the whole thing It's only more money when the phone rings Running through the city, royal music When you see me say ਜਿਮਦਾਏ ਨਸ਼ਾ ਨਾਲੇ ਯਾਰੀ ਦਾ ਸ਼ਕੀਨ ਤੇਰੀ ਡੱਲ ਜਹੀ ਜ਼ਿੰਦਗੀ ਨੀ ਹੋ ਜੂਗੀ ਰੰਗੀ ਰੱਖੂਗਾ ਬਣਾ ਕੇ ਤੈਨੂੰ ਦਿਲ ਦੀ ਕਮੀਨ ਆਗੇ ਰੱਖੀ ਸੋਹਣੀ ਏ ਤੂੰ ਟਾਈਟ ਜਹੀ ਜੀ ਜਿਮਦਾਏ ਨਸ਼ਾ ਨਾਲੇ ਯਾਰੀ ਦਾ ਸ਼ਕੀਨ ਤੇਰੀ ਡੱਲ ਜਹੀ ਜ਼ਿੰਦਗੀ ਨੀ ਹੋ ਜੂਗੀ ਰੰਗੀ ਰੱਖੂਗਾ ਬਣਾ ਕੇ ਤੈਨੂੰ ਦਿਲ ਦੀ ਕਮੀਨ ਆਗੇ ਰੱਖੀ ਸੋਹਣੀ ਏ ਤੂੰ ਟਾਈਟ ਜਹੀ ਜੀ ਰੱਖੂਗਾ ਜੇ ਤੈਨੂੰ ਕੋਈ ਗੈਰ ਨੀ ਰੱਖੂਗਾ ਜੇ ਤੈਨੂੰ ਕੋਈ ਗੈਰ ਨੀ ਪਤਾ ਦੇ ਵਾਂਗ ਤੋਰਦਾ ਮੈਂ ਦਾਰੀ ਵੇਲੀ ਅੱਜ ਨਾ ਬੋਲਦਾ ਤੇਰੇ ਪਿੱਛੇ ਲੜਦੇ ਤਾਂ ਬੋਲਦਾ ਮੈਂ ਦਾਰੀ ਵੇਲੀ ਅੱਜ ਨਾ ਬੋਲਦਾ ਤੇਰੇ ਪਿੱਛੇ ਲੜਦੇ ਤਾਂ ਬੋਲਦਾ We in Vegas counting checks and blowing chips Top floor suites, drunk bachelorette We smash and my friends smash her friends They just want this D, they don't even want the end We pour the fresh set the wheels on the road When we pull up, they know how shorties go, they be like, yo, and they jumping in, every hand we playing, you know we playing to win. ਰਹਿੰਦਾ ਮੈਂ ਫਰੈਜ ਨੂੰ ਹਾਂ ਜੱਟ ਦਾ ਟਿਕਾਣਾ ਖਿੱਚਦਾਂਗੇ ਗੱਡੀ ਜੇ ਤੂੰ ਵੇਗਸ ਵੀ ਜਾਣਾ ਉਹ ਪੀਵਾਂਗੇ ਨੀ ਦਾਰੂ ਨਾਲੇ ਕਰਾਂਗੇ ਨੀ ਚਿਲ ਸਾਂਭ ਲਈਓ ਆਪੇ ਜੇ ਨੀ ਯਾਰ ਗਏ ਹਿਲ ਓਏ ਰਹਿੰਦਾ ਮੈਂ ਫਰੈਜ ਨੂੰ ਹੈ ਜੱਟ ਦਾ ਟਿਕਾਣਾ ਖਿੱਚਦਾਂਗੇ ਗੱਡੀ ਜੇ ਤੂੰ ਵੇਗਸ ਵੀ ਜਾਣਾ ਉਹ ਪੀਵਾਂਗੇ ਨੀ ਦਾਰੂ ਨਾਲੇ ਕਰਾਂਗੇ ਨੀ ਚਿਲ ਸਾਂਭ ਲਈਓ ਆਪੇ ਜੇ ਨੀ ਯਾਰ ਗਏ ਹਿਲ ਮੇਰਾ ਹੀ ਉਹ ਕੱਲਾ ਬਿੱਲੋ ਰਾਣੀਏ ਮੇਰਾ ਹੀ ਉਹ ਕੱਲਾ ਬਿੱਲੋ ਰਾਣੀਏ ਨੀ ਜਸ ਨਹੀਂ ਉਹ ਕਿਸੇ ਹੋਰ ਦਾ ਮੈਂ ਦਾਰੀ ਵੇਲੀ ਅੱਜ ਨਾ ਬੋਲਦਾ ਤੇਰੇ ਪਿੱਛੇ ਲੜਦੇ ਤਾਂ ਬੋਲਦਾ ਮੈਂ ਦਾਰੀ ਵੇਲੀ ਅੱਜ ਨਾ ਬੋਲਦਾ ਤੇਰੇ ਪਿੱਛੇ ਲੜਦੇ ਤਾਂ ਬੋਲਦਾ Just something deep, John Lu Gang, eat me a breezy, gang, it's on A.K.A. Camo Fizzy Royal Music Gang Another one. Another one.